ਮਾਤਾ ਕੇ ਹਜ਼ੂਰ ਸਾਹਿਬ ਵਿੱਚ ਡੇਰਾ ਲਾ ਕੇ ਮਾਤ ਲੋਕ ਦਾ ਸਫ਼ਰ ਮੁਕਾ ਕੇ ਹਜ਼ੂਰ ਸਾਹਿਬ ਵਿੱਚ ਡੇਰਾ ਲਾ ਕੇ ਸਤਿਗੁਰੂ ਬਾਜਾਂ ਵਾਲੇ ਨੇ ਸਤਿਗੁਰੂ ਬਾਜਾਂ ਵਾਲੇ ਨੇ ਕੌਤਕ ਅਜਬ ਰਚਾਇਆ ਕੁਲ ਪੰਥ ਖਾਲਸੇ ਨੂੰ ਗੁਰਪੰਥ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲੜ ਲਾਇਆ ਗੁਰਪੰਥ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲੜ ਲਾਇਆ ਧੰਨ ਧੰਨ ਬਾਜਾਂ ਵਾਲਾ ਧੰਨ ਧੰਨ ਕਲਗੀਆਂ ਵਾਲਾ ਕਰ ਇਸ਼ਨਾਨ ਕੀਤਾ ਅਰਦਾਸ ਤੁਰਤਾ ਹੁਕਮ ਬਜਾਇਆ ਤੁਰਤਾ ਹੁਕਮ ਬਜਾਇਆ ਪੰਥ ਖਾਲਸੇ ਨੂੰ ਗੁਰਪੰਥ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲੜ ਲਾਇਆ ਗੁਰਪੰਥ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲੜ ਲਾਇਆ ਧੰਨ ਧੰਨ ਬਾਜਾਂ ਵਾਲਾ ਧੰਨ ਧੰਨ ਕਲਗੀਆਂ ਵਾਲਾ ਨਰੇਲ ਚੜਾ ਕੇ ਪੰਜ ਟਕੇ ਨਰੇਲ ਚੜਾ ਕੇ ਗ੍ਰੰਥ ਸਾਹਿਬ ਨੂੰ ਸੀਸ ਨਿਵਾ ਕੇ ਪੰਜ ਟਕੇ ਨਰੇਲ ਚੜਾ ਕੇ ਕੁਰਤਾ ਤਿਲਕ ਲਗਾਇਆ ਕੁਰਤਾ ਤਿਲਕ ਲਗਾਇਆ ਪੰਥ ਖਾਲਸੇ ਨੂੰ ਗੁਰਪੰਥ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲੜ ਲਾਇਆ ਗੁਰਪੰਥ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲੜ ਲਾਇਆ ਧੰਨ ਧੰਨ ਬਾਜਾਂ ਵਾਲਾ ਧੰਨ ਧੰਨ ਕਲਗੀਆਂ ਵਾਲਾ ਸੱਚਖੰਡ ਗਮਨ ਕਰ ਗਿਆ ਮਾਹੀ ਚੰਦਨ ਚਿਖਾ ਸਜਾਈ ਸੱਚਖੰਡ ਗਮਨ ਕਰ ਗਿਆ ਮਾਹੀ ਜੋਤ ਮੈਂ ਜੋਤ ਸਮਾਇਆ ਜੋਤ ਮੈਂ ਜੋਤ ਸਮਾਇਆ ਪੰਥ ਖਾਲਸੇ ਨੂੰ ਪੰਥ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲੜ ਲਾਇਆ ਗੁਰਪੰਥ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲੜ ਲਾਇਆ ਗੁਰਪੰਥ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲੜ ਲਾਇਆ ਧੰਨ ਧੰਨ